ਕਹਿੰਦੀ ਏ ਹਲੀਮਾ ਸਾਦੀਆ ਤੱਕ ਤੇਰੀ ਸ਼ਾਨ ਮੈਂ ਜਾਵਾਂ ਕੁਰਬਾਨ ਚੰਨ ਸੋਹਣਿਆ ਕਹਿੰਦੀ ਏ ਹਲੀਮਾ ਸਾਦੀਆ ਤੱਕ ਤੇਰੀ ਸ਼ਾਨ ਮੈਂ ਜਾਵਾਂ ਕੁਰਬਾਨ ਚੰਨ ਸੋਹਣਿਆ ਕਹਿੰਦੀ ਏ ਹਲੀਮਾ ਸਾਦੀਆ ਕਰਦਾ ਏ ਸਿਫਤਾਂ ਦੇ ਨਾਲ ਭਰਿਆ ਇਹ ਸਾਰਾ।